ਕਿਉਂ ਤੂੰ ਕਰੇ ਮੁਝ ਕ੍ਰੇਜ਼ੀ ਸੋਣੀਏ ਨਵ ਕਰਾਂ ਤੈਨੂੰ ਡੇਲੀ ਲੈ ਜਾਵਾਂ ਤੇਰਾ ਹੱਥ ਫੜ ਕੇ ਹੇ ਬੇਬੀ ਵੀ ਤੂੰ ਬਣ ਮੇਰੀ ਲੇਡੀ ਕਿਉਂ ਤੂੰ ਕਰੇ ਮੁਝ ਕ੍ਰੇਜ਼ੀ ਸੋਣੀਏ ਨਵ ਕਰਾਂ ਤੈਨੂੰ ਡੇਲੀ ਲੈ ਜਾਵਾਂ ਤੇਰਾ ਹੱਥ ਫੜ ਕੇ ਸੋਚੇਗਾ ਸਾਰਾ ਜ਼ਮਾਨਾ ਹੱਥ ਤੇਰੇ ਮੈਂ ਨਹੀਂ ਆਉਣਾ ਡਰ ਲੱਗਦਾ ਮੁਝ ਕਰਕੇ ਬਹਾਨਾ ਤੂੰ ਨੇ ਮੈਨੂੰ ਛੱਡ ਜਾਣਾ ਬਜਾ